ਕੋ ਸੁਣਨ ਜੋ ਸਰਦਾਰ ਕਦਸ ਤੇ ਸਾ ਪਿਆਰ ਸ਼ਹਿਜ਼ਾਦੋ ਮਲਾ ਹੁਚਵੇ ਹੈ ਯਾਰ ਕਯੋ ਥਮ ਅਹਿੜੋ ਕਰਾਚੀ ਹਾਂ ਸੁਥੀ ਵਿਓ ਵਾ ਗੁਮ हे यार कयो थम अहड़ो कराची हां सुथी वियो वा गुम माथो चवा मुसा सिंधी गाला चथो उर्दू में बोलो तुम माथो चवा मुसा सिंधी गाला चथो उर्दू में बोलो तुम यार कयो थम अहड़ो कराची हां सुथी वियो वा गुम यार कयो थम अहड़ो कराची हां सुथी वियो वा गुम माथो चवा मुसा सिंधी गाला चथो उर्दू में बोलो तुम माथो चवा मुसा सिंधी गाला चथो ਦਿਠਾਈ ਸਫਾ ਮੁਖੇ ਮਾਰੇ ਛਡਾਈ ਮੁਰਕੀ ਜਦਹਿਂ ਮੁੜ ਦਿਠਾਈ ਸਫਾ ਮੁਖੇ ਮਾਰੇ ਛਡਾਈ ਥੋੜਾ ਥੋੜਾ ਤੁਮ ਸਿੱਖਾ ਕਰੋ ਬਸ ਥੋੜਾ ਥੋੜਾ ਤੁਮ ਸਿੱਖਾ ਕਰੋ ਬਸ ਤੁਮੀ ਗੋ ਮੇਰੇ ਸਨਮ ਮਾਥੋ ਚਮਾ ਮੁਸਾ ਸਿੰਧੀ ਗਾਲਾ ਜਥੋ ਉਰਦੂ ਮੇ ਬੋਲੋ ਤੁਮ ਮਾਥੋ ਚਮਾ ਮੁਸਾ ਸਿੰਧੀ ਗਾਲਾ ਜਥੋ ਉਰਦੂ ਮੇ ਬੋਲੋ ਤੁਮ ਯਾਰ ਕਯੋ ਥਮ ਅਹਿੜੋ ਕਰਾਚੀ ਹਾਂ ਸ਼ੁਤੀ ਬੋਲੋ।